ਸਦਾਈ ਰੱਬ ਨੇ ਬਣਾਏ ਲਭਦੀ ਰਹੀ ਮੈਨੂੰ ਰਸਵਾਈ ਇਸ਼ਕ ਚੂ ਕੁਝ ਨਾ ਕਮਾਇਆ ਕਿਸਮਤ ਮੈਨੂੰ ਫਿਰ ਰਵਾਇਆ ਓ ਰੱਬਾ ਮੇਰੀ ਹੀਰ ਮਿਲਾ ਦੇ ਰਸੀਆ ਯਾਰ ਨੂੰ ਮਿਲਾ ਦੇ ਇੱਕ ਵਾਰੀ ਤਾਂ ਮੇਲ ਕਰਾ ਦੇ ਲੋਕ ਇਸ਼ਕ ਇਸ਼ਕ ਪੇ ਕਰਦੇ ਨੇ ਅਸੀਂ ਇਸ਼ਕ ਸਮੁੰਦਰ ਆ ਬੈਠੇ ਲੋਕ ਯਾਰ ਲੱਭਣ ਨੂੰ ਫਿਰਦੇ ਨੇ ਅਸੀਂ ਲੱਭਿਆ ਯਾਰ ਗਵਾ ਬੈਠੇ ਦਿਲ ਛੱਡ ਦੇ ਤੂੰ ਵੀ ਖਿਆਲ ਉਸਦਾ ਤੇਰੇ ਨਾਲ ਤੇ ਕੀਤੀ ਉਹਨੇ ਗੱਲ ਵੀ ਨਹੀਂ ਜਿਹਨੇ ਤੋੜ ਨਿਭਾਣੀ ਸੀ ਯਾਰੇ ਖੱਲੋ ਯਾ ਇੱਕ ਪਲ ਵੀ ਨਹੀਂ ਦਿਲ ਕਰਦਾ ਤੇਰੇ ਤੇ ਆ ਕੇ ਮੈਂ ਰੁਕ ਜਾਵਾਂ ਤੇਰੀ ਬੁੱਕਲ ਵਿੱਚ ਸਰ ਰੱਖ ਕੇ ਹਾਏ ਮੁੱਕ ਜਾਵਾਂ ਹੰਝੂ ਬਣ ਕੇ ਡੇਗਾ ਤੇਰੀ ਅੱਖੀਆਂ ਦਾ ਤੇਰੇ ਬੁੱਲਾਂ ਦੇ ਆਗੇ ਮੈਂ ਹਾਏ ਸੁੱਕ ਜਾਵਾਂ ਲੋਕੀ ਪੁੱਛਦੇ ਨੇ ਮੈਨੂੰ ਕੀ ਲੱਭਿਆ ਉਹਦੇ ਹਿਜਰ ਵਿੱਚੋਂ ਉਹਦੇ ਪਿਆਰ ਵਿੱਚੋਂ ਦਿਲ ਨੇ ਹਰੀ ਦਿਆ ਸੀ ਸੋਹਣਿਆ ਉਹਨੂੰ ਹੁਸਨਾਂ ਦੇ ਬਾਜ਼ਾਰ ਵਿੱਚੋਂ ਖੁਦਾਈ ਰੱਬ ਨੇ ਬਣਾਏ ਲੱਭਦੀ ਰਹੀ ਮੈਨੂੰ ਰਸਵਾਈ ਇਸ਼ਕ ਚੂ ਕੁਝ ਨਾ ਕਮਾਇਆ ਕਿਸਮਤ ਮੈਨੂੰ ਫਿਰ ਰਵਾਇਆ ਓ ਰੱਬਾ ਮੇਰੀ ਹੀਰ ਮਿਲਾ ਦੇ ਰੁਸੀਆ ਯਾਰ ਨੂੰ ਮਿਲਾ ਦੇ ਇੱਕ ਵਾਰੀ ਤਾਂ ਮੇਲ ਕਰਾ ਦੇ ਚਲ ਹੋ ਗਏ ਨੇ ਸਵੇਰੇ ਹੁਣ ਮੁੱਕ ਗਏ ਨੇ ਹਨੇਰੇ ਜੇ ਯਾਰੀ ਤੋੜ ਨਿਭਾਉਣੀ ਹੈ ਤੇ ਛੱਡਦੇ ਸਾਰੇ ਫੇਰੇ ਚਲ ਸਿੱਧੀ ਗੱਲ ਤੇ ਆ ਇਸ਼ਕ ਮਸ਼ੂਕੀ ਨਾ ਤੁਲਾ ਹਾਏ ਸਿੱਧਾ ਜਿਹਾ ਮੈਂ ਮੁੰਡਾ ਵਾਲਾ ਰਵਾਜ਼ੀ ਨਾ ਤੁਲਾ ਤੇਰੀ ਹਰ ਗੱਲ ਇਹ ਪੁਰਾਣੀ ਜਿਵੇਂ ਫਿਲਮ ਦੀ ਕੋਈ ਕਹਾਣੀ ਰੇ ਬਸ ਕਰ ਦੇ ਉਹ ਬਸ ਕਰ ਤੇਰੀ ਮੁੱਕਣੀ ਵੀ ਜਵਾਨੀ ਤੇਰੀ ਮੁੱਕਣੀ ਵੀ ਜਵਾਨੀ ਲੱਭਦੀ ਰਹੀ ਮੈਨੂੰ ਰਸਵਾਈ ਕਿਸਮਤ ਮੈਨੂੰ ਫਿਰ ਰਵਾਇਆ